ਕਿੱਥੇ ਸੀ ਇੰਨੇ ਦਿਨਾਂ ਦਾ? ਤੈਨੂੰ ਪਤਾ ਮੈਂ ਤੇਰਾ ਵੇਟ ਕਰਦੀ ਸੀ। ਵੇਟ ਕਰਦੀ ਸੀ ਜਾਂ ਮਿਸ ਕਰਦੀ ਸੀ? ਓ ਜੱਟਾਂ ਦੇ ਮੁੰਡੇ ਨਾ ਜੇ ਤੂੰ ਲਾ ਲਈ ਬੱਲੀਏ, ਇੱਕ ਗੱਲ ਦਿਲ ਚ ਬਿਠਾ ਲਈ ਬੱਲੀਏ, ਠਾਲੀ ਬੱਲੀਏ। ਓ ਜੱਟਾਂ ਦੇ ਮੁੰਡੇ ਨਾ ਜੇ ਤੂੰ ਲਾ ਲਈ ਬੱਲੀਏ, ਇੱਕ ਗੱਲ ਦਿਲ ਚ ਬਿਠਾ ਲਈ ਬੱਲੀਏ। ਕੋਈ ਚੀਜ਼ਾਂ ਮੁੰਡਾ ਬਸ ਫੋਲੋ ਕਰਦਾ, ਓ ਯਾਰਾਂ ਬੇਲੀਆਂ ਦੇ ਬਿਨਾਂ ਨਹੀਂ ਉਹ ਸਰਦਾ, ਵੀਰਵਾਰ ਦਿਨ ਨਾ ਪਰਹੇਜ ਕਰਦਾ। ਯਾਰਾਂ ਬੇਲੀਆਂ ਦੇ ਬਿਨਾਂ ਨਹੀਂ ਉਹ ਸਰਦਾ, ਵੀਰਵਾਰ ਦਿਨ ਨਾ ਪਰਹੇਜ ਕਰਦਾ। ਖੜੇ ਨੀ ਜ਼ਿੰਦਗੀ ਨਾ ਜੱਟ ਦੇ ਅਸੂਲ ਭੈੜੇ ਨੀ, ਜਿਹੜੇ ਆ ਕਮਾਂ ਨੂੰ ਤੋਬਾ ਕਰੇ ਦੁਨੀਆ, ਉਹਨਾਂ ਹੀ ਕਮਾਂ ਨੂੰ ਮੁੰਡਾ ਰੋਜ਼ ਛੇੜੇ ਨੀ। ਉਹ ਤੇਰਾ ਯਾਰ ਨੀ ਗ੍ਰਹਿ ਵਾਂਗੂ ਨਹੀਂ ਉਹ ਟਲਦਾ, ਉਹ ਯਾਰਾਂ ਬੇਲੀਆਂ ਦੇ ਬਿਨਾਂ ਨਹੀਂ ਉਹ ਸਰਦਾ, ਵੀਰਵਾਰ ਦਿਨ ਨਾ ਪਰਹੇਜ ਕਰਦਾ। ਯਾਰਾਂ ਬੇਲੀਆਂ ਦੇ ਬਿਨਾਂ ਨਹੀਂ ਉਹ ਸਰਦਾ, ਵੀਰਵਾਰ ਦਿਨ ਨਾ ਪਰਹੇਜ ਕਰਦਾ। ਖਿਆਲ ਹੋਗਲ ਜਦਾਵੇ ਨੀ ਇਹ ਮੁੱਛ ਦਾ ਸਵਾਲ, ਹਰ ਰੋਕਾ ਚੋਕਾ ਨਖਰੇ ਪਰੇ ਜੇ ਫੋਨ ਕਰੀਨਾ ਨੀ, ਖਾਸ ਜਦੋਂ ਬੈਠਾ ਹੋਵਾਂ ਬੰਦਿਆਂ ਚ ਚਾਰ, ਫੇਰ ਦੇਵੇਂਗੀ ਉਹ ਲਾਂਬੇ ਓਨ ਹੋਲਡ ਤਰਦਾ। ਓ ਯਾਰਾਂ ਬੇਲੀਆਂ ਦੇ ਬਿਨਾਂ ਨਹੀਂ ਉਹ ਸਰਦਾ, ਵੀਰਵਾਰ ਦਿਨ ਨਾ ਪਰਹੇਜ ਕਰਦਾ। ਯਾਰਾਂ ਬੇਲੀਆਂ ਦੇ ਬਿਨਾਂ ਨਹੀਂ ਉਹ ਸਰਦਾ, ਵੀਰਵਾਰ ਦਿਨ ਨਾ ਪਰਹੇਜ ਕਰਦਾ। ਵੀਰਵਾਰ ਦਿਨ ਨਾ ਪਰਹੇਜ ਕਰਦਾ।